ਇਕੱਠੇ ਹੋ ਕੇ ਦੁਨੀਆ ਬਣਾ ਲਈਏ। ਉਹ ਬਸ ਕਰ ਯਾਰ, ਕਿੰਨਾ ਚਿਰ ਤੂੰ ਇੱਦਾਂ ਹੀ ਲਿਖਦਾ ਰਹੂੰਗਾ। ਚੰਗਾ ਫਿਰ ਮੈਂ ਚੱਲਦਾ, ਨਾਲੇ ਅੱਜ ਕੱਲ੍ਹ ਕਰ ਹੀ ਲਈ। ਮੁਹੱਬਤ ਤੈਨੂੰ ਵੀ ਮੇਰੇ ਨਾਲ ਹੋਣੀ ਏ, ਚਿਰਾਂ ਤੋਂ ਜਿੰਨੀ ਮੈਂ ਤੇਰੇ ਨਾਲ ਕਰਦਾ ਹਾਂ। ਜਾਨ ਤੂੰ ਹੱਸ ਕੇ ਨੀ ਵਾਰਤੀ ਮੇਰੇ ਤੋਂ, ਹੱਦੋਂ ਵੱਧ ਮੈਂ ਵੀ ਤਾਂ ਤੇਰੇ ਤੇ ਮਰਦਾ ਹਾਂ। ਦੋਹਾਂ ਦੇ ਇੱਕੋ ਜਿਹੇ ਨੇਹਾ, ਦੋਹਾਂ ਦੇ ਇੱਕੋ ਜਿਹੇ ਨੇਹਾ। ਨਸੀਬ ਏ ਖਾਬਾਂ ਦੀ ਰਾਣੀ ਮੇਰੇ ਦਿਲ ਦੇ ਕਰੀਬ ਏ। ਪਿਆਰ ਜਦੋਂ ਨਾਲ ਹੋਵੇ ਸਮਾਂ ਰੁਕ ਜਾਂਦਾ ਏ, ਸੱਜਣਾ ਵੇ ਦੂਰੀਆਂ ਦਾ ਖਿਆਲ ਮੁੱਕ ਜਾਂਦਾ ਏ। ਮੇਰਾ ਪਲ ਲੰਘਦੀ ਪਈ ਹੈ ਤੇਰੇ ਨਾਲ।